काली काली ऐन का पकाले काले शूल के गड्डी काली काली तेरी गड़ी बाड़ी दा बच्चे बच्चे बिच हिट कुड़ियां दा ब्रैड पिट मुंडा जट्टा दा जवाई तू बना ले कारी दा काली काली ऐन का पकाले काले शूल के गड्डी काली काली तेरी गड़ी बाड़ी दा बच्चे बच्चे बिच हिट कुड़ियां दा ब्रैड पिट मुंडा जट्टा दा जवाई तू बना ले कारी दा मेरे उत्ते मारी दा तेनू प्यार कारी दा मेरे उत्ते मारी दा तेनू प्यार कारी दा ਕਪੜੇ ਰਿਪੀਟ ਨਹੀਂ ਕਰਦਾ ਹਾਂ ਜਿਹੜੇ ਇੱਕ ਵਾਰੀ ਪਾਲੇ ਤੇਰੇ ਯਾਰ ਨੇ ਬਦਲੀ ਬਦਲ ਕੇ ਲਿਆਵੇ ਤੇਰੇ ਕਰਕੇ ਕਾਰਾਂ ਘਰ ਵਿੱਚ ਹਾਏ ਬੇਬੀ ਚਾਰ ਨੇ ਨਾਲ ਕਪੜੇ ਰਿਪੀਟ ਨਹੀਂ ਕਰਦਾ ਹਾਂ ਜਿਹੜੇ ਇੱਕ ਵਾਰੀ ਪਾਲੇ ਤੇਰੇ ਯਾਰ ਨੇ ਬਦਲੀ ਬਦਲ ਕੇ ਲਿਆਵੇ ਤੇਰੇ ਕਰਕੇ ਕਾਰਾਂ ਘਰ ਵਿੱਚ ਹਾਏ ਬੇਬੀ ਚਾਰ ਨੇ ਬਾਗੋਲ ਦਿਸ ਟੱਟ ਮੁੰਡਾ ਸਾਰਿਆਂ ਤੋਂ ਅੱਡ ਨਾਮ ਜਾਨੀ ਐ ਜਵਾਈ ਤੂੰ ਬਣਾ ਲੈ ਕਰਦਾ ਕਾਲੀ ਕਾਲੀ ਐਨ ਕਾਪਾ ਕਾਲੇ ਕਾਲੇ ਸ਼ੂਲ ਤੇ ਗੱਡੀ ਕਾਲੀ ਕਾਲੀ ਤੇਰੀ ਗੜੀ ਵਾੜੀ ਦਾ ਬੱਚੇ ਬੱਚੇ ਵਿੱਚ ਹਿੱਟ ਕੁੜੀਆਂ ਦਾ ਬ੍ਰੈਡ ਪਿੱਟ ਮੁੰਡਾ ਜੱਟਾਂ ਦਾ ਜਵਾਈ ਤੂੰ ਬਣਾ ਲੈ ਕਾਰੀ ਦਾ ਮੇਰੇ ਉੱਤੇ ਮਾਰੀ ਦਾ Yeah, you know me, it's your boy ਰਫਤਾਰ ਦਿਲ ਤੇਰੇ ਗਾਲ ਕਾ All black ਰੰਗ ਤੇਰੇ ਬਾਲੋਂ ਕਾ All black ਚੜ੍ਹਦੀ ਹੈ ਮੁਝੇ ਧੀਰੇ ਧੀਰੇ ਆਖੇ ਮੇਰੀ ਲਾਲ ਤੂੰ ਮਾਲ ਹੈ All black Hold तू है देने वाली काफी लड़कों को मेरी जान हार्ट अटैक सब देते तुझे नंबर पर बस मुझको ही करती तू कॉल बैक मुझे पसंद है रंग काला बेबी तेरे काले रंग वाला यार बड़े दिल वाला मैं तो दुनिया के रंग में था रंगने वाला मुझे भोले ने संभाला तो चल तू संभल के मैं चलते बड़े है तेरे खड़े जो बगल में है कल के वो हलके है जलते है दिल होते डलते है बेबी ऐसे छोटे मोटे मेरे घर पलते है हाँ होना इतनी तू सीरियस बैक मेरी कार में दिखा दू तुझे फास्ट एंड फ्यूरियस काली काली ऐन कापा काले काले शूल के गड्डी काली काली तेरी गड़ी बाड़ी दा बच्चे बच्चे बिच हिट कुड़ियां दा ब्रैड पिट मुंडा जट्टा दा जवाई तू बना ले कारी दा